ਜੇ ਤੇ ਸਾਡੇ ਨਾਲ ਲਾਈ ਰੱਖੀ ਸੋਹਣਿਆ ਚੰਗੀਆਂ ਜਾਂ ਮੰਦੀਆਂ ਨਿਭਾਈ ਰੱਖੀ ਸੋਹਣਿਆ ਜੇ ਲਾਈ ਤੇ ਸਾਡੇ ਨਾਲ ਲਾਈ ਰੱਖੀ ਸੋਹਣਿਆ ਚੰਗੀਆਂ ਜਾਂ ਮੰਦੀਆਂ ਨਿਭਾਈ ਰੱਖੀ ਸੋਹਣਿਆ ਲਾਈ ਰੱਖੀ ਸੋਹਣਿਆ ਨਿਭਾਈ ਰੱਖੀ ਸੋਹਣਿਆ ਤੇਰੇ ਬਾਜੋਂ ਕਿਸੇ ਨੂੰ ਵੀ ਦੁੱਖੜਾ ਸੁਣਾਇਆ ਨਹੀਂ ਤੇਰੇ ਬਿਨਾਂ ਸਾਨੂੰ ਕਿਸੇ ਗਲੀ ਨਾਲ ਲਾਇਆ ਨਹੀਂ ਤੇਰੇ ਬਾਜੋਂ ਕਿਸੇ ਨੂੰ ਵੀ ਦੁੱਖੜਾ ਸੁਣਾਇਆ ਨਹੀਂ ਤੇਰੇ ਬਿਨਾਂ ਸਾਨੂੰ ਕਿਸੇ ਜੇ ਲਾਈ ਤੇ ਸਾਡੇ ਨਾਲ ਲਾਈ ਰੱਖੀ ਸੋਹਣਿਆ ਚੰਗੀਆਂ ਜਾਂ ਮੰਦੀਆਂ ਨਿਭਾਈ ਰੱਖੀ ਸੋਹਣਿਆ ਲਾਈ ਰੱਖੀ ਸੋਹਣਿਆ ਨਿਭਾਈ ਰੱਖੀ ਸੋਹਣਿਆ ਰੋਂਦੇ ਹੋਏ ਦਿਲ ਨੂੰ ਹੱਸਣਾ ਸਿਖਾਇਆ ਤੂੰ ਦੁਨੀਆ ਦੇ ਵਿੱਚ ਸਾਨੂੰ ਵਸਣਾ ਸਿਖਾਇਆ ਤੂੰ ਜੇ ਨਜ਼ਰ ਮਿਲਾਈ ਤੇ ਮਿਲਾਈ ਰੱਖੀ ਸੋਹਣਿਆ ਜੇ ਲਾਈਏ ਤੇ ਸਾਡੇ ਨਾਲ ਲਾਈ ਰੱਖੀ ਸੋਹਣਿਆ ਚੰਗੀਆਂ ਜਾਂ ਮੰਦੀਆਂ ਨਿਭਾਈ ਰੱਖੀ ਸੋਹਣਿਆ ਲਾਈ ਰੱਖੀ ਸੋਹਣਿਆ ਨਿਭਾਈ ਰੱਖੀ ਸੋਹਣਿਆ ਦੁੱਖ ਦੇਵੇ ਸੁੱਖ ਦੇਵੇ ਸਭ ਮਨ ਰੱਖੀ ਸੋਹਣਿਆ ਜੇ ਲਾਈਏ ਤੇ ਸਾਡੇ ਨਾਲ ਲਾਈ ਰੱਖੀ ਸੋਹਣਿਆ ਚੰਗੀਆਂ ਜਾਂ ਮੰਦੀਆਂ ਨਿਭਾਈ ਰੱਖੀ ਸੋਹਣਿਆ ਲਾਈ ਰੱਖੀ ਸੋਹਣਿਆ ਨਿਭਾਈ ਰੱਖੀ ਸੋਹਣਿਆ